यार कमाल करती बाई का ब्याह है ते तुसी सोफी बैठे हो चको बोतला सरूर चाहिए ते रज रज भंगड़े पाइए भंगड़े च मुंडे यार पौन बोलिया कुड़िया नचण बन बन टोलिया भंगड़े च मुंडे यार पौन बोलिया कुड़िया नचण बन बन टोलिया बस यार दे ब्याह दे विच जाना यार दे ब्याह दे विच जाना कट्ठे हो के सारे आने ਕੱਠੀਓ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ ਪਾਉਣਾ ਕੱਠੀਓ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ ਪਾਉਣਾ ਕੱਠੀਓ ਕੇ ਸਾਰਿਆਂ ਨੇ ਆਜੋ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਯਾਰ ਦੇ ਵਿਆਹ ਦਾ ਸਾਨੂੰ ਗੋਡੇ ਗੋਡੇ ਜਾਵੇ ਚੱਲ ਯਾਰ ਟੋਲੀ ਡਗਾ ਢੋਲ ਦੇ ਲਗਾਵੇ ਅਸੀਂ ਯਾਰ ਦੇ ਵਿਆਹ ਦੇ ਵਿੱਚ ਜਾਣਾ ਯਾਰ ਦੇ ਵਿਆਹ ਦੇ ਵਿੱਚ ਜਾਣਾ ਇਕੱਠੇ ਹੋ ਕੇ ਸਾਰਿਆਂ ਨੇ ਉਹ ਇਕੱਠੇ ਹੋ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ ਪਾਉਣਾ ਇਕੱਠੇ ਹੋ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ ਪਾਉਣਾ ਇਕੱਠੇ ਹੋ ਕੇ ਸਾਰਿਆਂ ਨੇ ਯਾਰ ਵੇਲੀ ਆਏ ਇਕੱਠੇ ਹੋਏ ਪਰਿਵਾਰ ਵੇਈ ਜੋੜੀ ਨਵੀਂ ਨੱਚਦੀ ਤਾਂ ਲੱਗਦੀ ਕਮਾਲ ਵੇਈ ਯਾਰ ਵੇਲੀ ਆਏ ਇਕੱਠੇ ਹੋਏ ਪਰਿਵਾਰ ਵੇਈ ਜੋੜੀ ਨਵੀਂ ਨੱਚਦੀ ਤਾਂ ਲੱਗਦੀ ਕਮਾਲ ਵੇਈ ਅਸੀਂ ਯਾਰ ਦੇ ਵਿਆਹ ਦੇ ਵਿੱਚ ਜਾਣਾ ਯਾਰ ਦੇ ਵਿਆਹ ਦੇ ਵਿੱਚ ਜਾਣਾ ਇਕੱਠੇ ਹੋ ਕੇ ਸਾਰਿਆਂ ਨੇ ਉਹ ਇਕੱਠੇ ਹੋ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ ਪਾਉਣਾ ਇਕੱਠੇ ਹੋ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਸੇ ਆਜੋ ਸਾਰੇ ਪਾਈਏ ਭੰਗੜਾ ਬੇਬੇ ਬਾਪੂ ਨੱਚਦੇ ਨਾ ਭੰਗੜੇ ਚੋਂ ਹੱਟਦੇ ਵੀਰ ਭਾਬੀ ਪੈਣਾ ਦੇਖ ਧੂੜਾ ਜਾਂਦੇ ਪੱਟਦੇ ਬੇਬੇ ਬਾਪੂ ਨੱਚਦੇ ਨਾ ਭੰਗੜੇ ਇਕੱਠੇ ਹੋ ਕੇ ਸਾਰਿਆਂ ਨੇ ਅਸੀਂ ਰੱਜ ਰੱਜ ਭੰਗੜਾ